ਦੁੱਧ ਜਿਨ੍ਹਾਂ ਨੂੰ ਪਿਲਾਇਆ ਖਾਦੇ ਉਹਨਾਂ ਕੋਲੋਂ ਡੰਗ ਖਾਦੇ ਉਹਨਾਂ ਕੋਲੋਂ ਡੰਗ ਸਾਕ ਜਿਨ੍ਹਾਂ ਨਾ ਸੀ ਗੁੜੇ ਉਹਨਾਂ ਬਦਲੇ ਨੇ ਰੰਗ ਉਹਨਾਂ ਬਦਲੇ ਨੇ ਰੰਗ ਦੁੱਧ ਜਿਨ੍ਹਾਂ ਨੂੰ ਪਿਲਾਇਆ ਖਾਦੇ ਉਹਨਾਂ ਕੋਲੋਂ ਡੰਗ ਖਾਦੇ ਉਹਨਾਂ ਕੋਲੋਂ ਡੰਗ ਸਾਥ ਜਿਨ੍ਹਾਂ ਨਾ ਸੀ ਗੁੜੇ ਉਹਨਾਂ ਬਦਲੇ ਨੇ ਰੰਗ ਉਹਨਾਂ ਬਦਲੇ ਨੇ ਰੰਗ ਨੇਰੀ ਬਣ ਕੇ ਉਹ ਮੈਲ ਸਾਡੇ ਪਿਆਰ ਦਾ ਪਲਾਂ ਚ ਖਿਲਾਰ ਗਏ ਜੂਆ ਇਸ਼ਕੇ ਦਾ ਐਸਾ ਅਸੀਂ ਖੇਡਿਆ ਜ਼ਿੰਦਗੀ ਹਾਰ ਗਏ ਕੇ ਜ਼ਿੰਦਗੀ ਹਾਰ ਗਏ ਵਫਾਈਆਂ ਕੁਝ ਦੋਸ਼ ਦਿੱਤੇ ਮਾੜੇ ਅੰਗਿਆਰੀ ਉੱਤੇ ਕੱਖਾਂ ਵਾਂਗੂ ਗਏ ਅਸੀਂ ਸੜ ਅਸੀਂ ਆਪਣੇ ਹੀ ਆਪ ਕੋਲੋਂ ਪੁੱਛੀਏ ਉਹ ਕਿਹੜੀ ਕੱਢ ਹਾਰ ਗਏ ਜੂਆ ਇਸ਼ਕੇ ਦਾ ਐਸਾ ਅਸੀਂ ਖੇਡਿਆ ਕਿ ਜ਼ਿੰਦਗੀ ਦੀ ਹਾਰ ਗਏ ਕਿ ਜ਼ਿੰਦਗੀ ਦੀ ਹਾਰ ਗਏ ਸਾਮਪੁਰੀਏ ਨੂੰ ਛੱਡ ਗਏ ਨੇ ਜਾਣ ਰੁੱਖ ਸਾਨੂੰ ਅੱਜ ਪਤਾ ਲੱਗਾ ਦਿੰਦੇ ਆਪਣੇ ਹੀ ਦੁੱਖ ਮੁੱਲ ਕਾਲੇ ਦੀਆਂ ਸੱਚੀਆਂ ਮੁਹੱਬਤਾਂ ਦਾ ਕੋਡੀਆਂ ਚ ਹਾਰ ਗਏ ਜੂਆ ਇਸ਼ਕੇ ਦਾ ਐਸਾ ਅਸੀਂ ਖੇਡਿਆ ਕਿ ਜ਼ਿੰਦਗੀ ਵੀ ਹਾਰ ਗਏ ਜ਼ਿੰਦਗੀ।